ਸਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ ਰਾਗ ਗੋਂਡ ਬਾਣੀ ਰਵਿਦਾਸ ਜੀਓ ਕੀ ਮੁਕੰਦ ਮੁਕੰਦ ਜਪ ਹੋ ਸੰਸਾਰਾ ਬਿਨ ਮੁਕੰਦ ਤਨ ਹੋਏ ਔਹਾਰ ਸੋਈ ਮੁਕੰਦ ਮੁਕਤ ਕਾ ਦਾਤਾ ਮੁਕੰਦ ਮੁਕੰਦ ਜਪ ਹੋ ਸੰਸਾਰ ਬਿਨ ਮੁਕੰਦ ਤਨ ਹੋਏ ਔਹਾਰ ਸੋਈ ਮੁਕੰਦ ਮੁਕਤ ਕਾ ਦਾਤਾ ਸੋਈ ਮੁਕੰਦ ਹਮਰਾ ਪਿਤ ਮਾਤਾ ਜੀਵਤ ਮੁਕੰਦ ਮਰਤ ਮੁਕੰਦ ਸੇਵਕ ਕਉ ਸਦਾ ਆਨੰਦ ਰਹਾਉ ਮੁਕੰਦ ਮੁਕੰਦ ਹਮਾਰੇ ਪ੍ਰਾਨੰ ਜਪ ਮੁਕੰਦ ਮਸਤਕ ਨਿਸਾਨ ਸੇਵ ਮੁਕੰਦ ਕਰ ਬੈਰਾਗੀ ਸੋਈ ਮੁਕੰਦ ਦੁਰਬਲ ਧਨ ਲਾਧੀ ਏਕ ਮੁਕੰਦ ਕਰ ਉਪਕਾਰ ਹਮਰਾ ਕਹਾ ਕਰ ਸੰਸਾਰ ਜੋਗ ਜੋਗ ਤਾਰ ਉਪਜਿਓ ਗਿਆਨ ਹੂਆ ਪਰਗਾਸ ਕਰ ਕਿਰਪਾਲੀਨੇ अब तृष्णा चुकी जप मुकंद हमरा पित माता।